ਅੱਜ ਦਿਨੇ ਵਿੜੇ ਵਿੱਚ, ਅੱਜ ਦਿਨੇ ਵਿੜੇ ਵਿੱਚ ਯਾਦਾਂ ਵਾਲਾ ਖੇਸ ਪਾ ਕੇ, ਅੱਜ ਦਿਨੇ ਵਿੜੇ ਵਿੱਚ ਯਾਦਾਂ ਵਾਲਾ ਖੇਸ ਪਾ ਕੇ, ਦੁੱਖਾਂ ਦੀਆਂ ਮਰਚਾਂ ਸੁਕਾਉਣ ਦੇ ਨਿਮਾਏ, ਅੱਖੀਆਂ ਨੂੰ ਸੁਆਰਨ ਚੰਗਾ ਬੜਾ ਲੱਗਦਾ ਏ, ਅੱਖੀਆਂ ਨੂੰ ਸੁਆਰਨ ਚੰਗਾ ਬੜਾ ਲੱਗਦਾ ਏ, ਇਹਦੇ ਨਾਲ ਦਿਲ ਪਰ ਛੋੜ ਦੇ ਨਿਮਾਏ, ਅੱਜ ਦਿਨੇ ਵਿੜੇ, ਅੱਜ ਦਿਨੇ ਵਿੜੇ। ਬਦਨਾਮੀਆਂ ਤੇ ਬੇਰ ਭਰੀ ਬੇਰੀਆਂ ਨੇ, ਮੇਰੀ ਬਦਨਾਮੀਆਂ ਤੇ ਬੇਰ ਭਰੀ ਬੇਰੀਆਂ ਨੇ, ਬੇਰੀਆਂ ਦਾ ਮੁੱਲ ਕੋਈ ਨਾ, ਰਸਮਾਂ ਰਵਾਜਾਂ ਦੇ ਕੁਲੈਲ ਦੇ ਨਿਸ਼ਾਨੇ ਉੱਤੇ, ਕੱਲੀ ਕੱਲੀ ਮੇਰੀ ਜਾਣ ਮਾਂ, ਰੋਕੀਦਾ ਨੀ ਵੱਟਿਆਂ ਲਓ ਵਾਲੀ ਮਹਿੰਦੀ ਮੈਨੂੰ, ਰੋਕੀਦਾ ਨੀ ਵੱਟਿਆਂ ਲਓ ਵਾਲੀ ਮਹਿੰਦੀ ਮੈਨੂੰ, ਸਰ ਵਿੱਚ ਚੋਖੀ ਸਾਰੀ ਪੜਦੇ ਨੀ ਮਾਏ, ਅੱਜ ਦਿਨੇ ਵਿੜੇ ਵਿੱਚ, ਅੱਜ ਦਿਨੇ ਵਿੜੇ। ਇਬਨ ਮਰੀਮ ਹੁਆ ਕਰੇ ਕੋਈ, ਮੇਰੇ ਦੁੱਖ ਕੀ ਦਵਾ ਕਰੇ ਕੋਈ, ਬਾਤ ਪਰਵਾਹ ਜ਼ਬਾਨ ਕਟਤੀ ਹੈ, ਵੋ ਕਹੇ ਔਰ ਸੁਨਾ ਕਰੇ ਕੋਈ, ਵੋ ਕਹੇ ਔਰ ਸੁਨਾ ਕਰੇ ਕੋਈ, ਪੱਕ ਰਹਾ ਹੂੰ ਜਨੂ ਮੇ ਕਿਆ ਕਿਆ ਕੁਛ, ਕੁਛ ਨਾ ਸਮਝੇ ਖੁਦਾ ਕਰੇ ਕੋਈ, ਨਾ ਸੁਨੋ ਗਰ ਬੁਰਾ ਕਹੇ ਕੋਈ, ਨਾ ਕਹੋ ਗਰ ਬੁਰਾ ਕਰੇ ਕੋਈ, ਰੋਕ ਲੋ ਗਲਤ ਚਲੇ ਕੋਈ, ਬਖਸ਼ ਦੋ ਗਰ ਖਤਾ ਕਰੇ ਕੋਈ। ਗਏ ਚਰਾਗ ਸਰ ਚੰਨ ਕੁਛ ਮੁਛ ਹਾਇਆ, ਬੁਝ ਗਏ ਚਰਾਗ ਸਰ ਚੰਨ ਕੁਛ ਮੁਛ ਹਾਇਆ, ਖਾਲੀ ਏ ਪਨੇਰਾ ਸ਼ੁਕਦਾ, ਆਉਂਦਾ ਨੀ ਜਵਾਬ ਕੋਈ ਉਹਦੇ ਆਸਮਾਨਾਂ ਵਿੱਚੋਂ, ਅੱਜ ਤੱਕ ਮੇਰੀ ਹੁਕਦਾ ਹੈ, ਹਿਜਰਾਂ ਦੇ ਕਾਲੇ ਸੱਗ ਮੇਰੇ ਉੱਤੇ ਪੌਂਕਦੇ ਨੇ, ਹਿਜਰਾਂ ਦੇ ਕਾਲੇ ਸੱਗ ਮੇਰੇ ਉੱਤੇ ਪੌਂਕਦੇ ਨੇ, ਲੱਗਦਾ ਹੈ ਮੈਨੂੰ ਏ ਸਿਉਣ ਦੇ ਨਿਮਾਏ, ਦਿਨੇ ਵਿੜੇ ਵਿੱਚ ਯਾਦਾਂ ਵਾਲਾ ਖੇਸ ਪਾ ਕੇ, ਦੁੱਖਾਂ ਦੀਆਂ ਮਰਚਾਂ ਸੁਕਾਉਣ ਦੇ ਨਿਮਾਏ, ਅੱਖੀਆਂ ਸੁਵਾਰ ਚੰਗਾ ਬੜਾ ਲੱਗਦਾ ਏ, ਅੱਜ ਦਿਨੇ ਵਿੜੇ ਵਿੱਚ, ਅੱਜ ਦਿਨੇ